ਯਾਰਾਂ ਵੇਲੀਆਂ ਦੇ ਨਾਲ ਕੀਤਾ ਸੈਲਦਾਰ ਪਿੰਗ ਝੂਟਦੀ ਹੁੰਦੀ ਸੀ ਨੀ ਸਹੇਲੀਆਂ ਦੇ ਨਾਲ ਮੈਂ ਕੌਡੀ ਖੇਡਦਾ ਹੁੰਦਾ ਸੀ ਯਾਰਾਂ ਵੇਲੀਆਂ ਦੇ ਨਾਲ ਪਿੰਗ ਝੂਟਦੀ ਹੁੰਦੀ ਸੀ ਤੂੰ ਸਹੇਲੀਆਂ ਦੇ ਨਾਲ ਨੀ ਤੂੰ ਚੜਦੇ ਸਿਆਲ ਹੀ ਵੀ ਆਈ ਗਏ ਤੇ ਮੁੜ ਕੇ ਦੀਦਾਰ ਨਾ ਹੋਇਆ ਦੇਖ ਅੱਜ ਤੱਕ ਤੇਰੇ ਜਿੱਦੀ ਜੱਟ ਨੂੰ ਕਿਸੇ ਨਾ ਪਿਆਰ ਨਾ ਹੋਇਆ ਦੇਖ ਅੱਜ ਤੱਕ ਤੇਰੇ ਜਿੱਦੀ ਜੱਟ ਨੂੰ ਕਿਸੇ ਨਾ ਪਿਆਰ